ਜੱਟ ਹੈਗੇ ਆ ਦੇਸੀ ਮਜ਼ਾਜ ਦੇ ਓਏ ਵੱਡ ਵੱਡ ਸੁੱਤਣੇ ਨੇ ਜੇ ਕੋਈ ਆਵਾਜ਼ ਨੇ ਤੁਹਾਡੇ ਮੇਰੇ ਯਾਰ ਨਹੀਂ ਉਹ ਕਿਸੇ ਕੋਲ ਘੱਟ ਜਿਹੜਾ ਯਾਰੀ ਨਾ ਨਿਭਾਵੇ ਉਹ ਕਾਹਦਾ ਜੱਟ ਪੰਜ ਪੰਜ ਕੋਲ ਹੈਗੇ ਮਿੱਤਰਾਂ ਦੇ ਕੋਲ ਵੱਡੀ ਵੱਡੀ ਗੱਡੀਆਂ ਵੇਖੀ ਸਾਡੀ ਕੋਲ ਕਿਸੇ ਨਾਲ ਯਾਰੀ ਸਾਡੀ ਚੰਗੀ ਗੱਲ ਬਾਤ ਕਚਹਿਰੀਆਂ ਚ ਦਿਨ ਲੰਘੇ ਠੇਕਿਆਂ ਤੇ ਰਾਤ ਜ਼ਿੰਦਗੀ ਰਾਣੀ ਹੁਸਨਾ ਦੀ ਸਰਕਾਰ ਵੀ ਹਰੀ ਸਿੰਘ ਕੱਚੀਆਂ ਪਿੰਡਾਂ ਦਾ ਸਰਦਾ ਆਪਾਂ ਛਾਤੀ ਕੱਢੀ ਬਾਹਰ ਨਾਲ ਡਾਂਗ ਰੱਖੀ ਮੁੰਡੇ ਤੇ ਫੱਟੇ ਤੋਂ ਫੱਟੇ ਮੇਰੇ ਆ ਕੇ ਗਿਰੇ ਤੇ ਗੁੱਡ ਤੇਰੇ ਚਾਚੇ ਮਾਮੇ ਸਾਡੇ ਘਰ ਲੱਸੀ ਲੈਣ ਆਉਂਦੇ ਜਿਹੜੇ ਲੈਂਦੇ ਸਾਤੋਂ ਪੰਗਾ ਆਪਣੀ ਭੈਣ ਜੀ ਪਰ ਇਸ ਗੱਲ ਵਿੱਚ ਸ਼ੱਕ ਵੀ ਕੋਈ ਨੀ ਕੁੜੀਆਂ ਹਜ਼ਾਰਾਂ ਪਰ ਤੇਰੇ ਵਰਗੀ ਕੋਈ ਨੀ ਕੋਕਾ ਤੇਰੇ ਨਕੂਤ ਕਰ ਸਰਦਾਰ ਤੇਰੀ ਚੁੰਨੀ ਨਸਵਾਰੀ ਲੱਗ ਜਾਣ ਦੋ ਤੇਰੀ ਕੁਰਤੀ ਦੀ ਕਾਂਜਰ ਛਣ ਛਣ ਛਣ ਕੇ ਇੱਕ ਉੱਤੇ ਨੱਚਦੇ ਕਾਨੀ ਵੱਲ ਮੜ ਕੇ ਤੇਰੇ ਪਿੱਛੇ ਲੱਗ ਸ਼ਰਤਾ ਜਿਵੇਂ ਜੂਆ ਹਵੇ ਨੀਰੀ ਅੱਗ ਬਣੀ ਫਿਰਦੀ ਕੁੜੀ ਕਵਾਈ ਪਰ ਤੇਰੇ ਕਿਸੇ ਜਾਲ ਵਿੱਚ ਫਸਣਾ ਨੀ ਮੈਂ ਹਾਏ ਹਾਲ ਮੇਰੇ ਦਿਲ ਦਾ ਦੱਸਣਾ ਨੀ ਮੈਂ ਜੇ ਤੂੰ ਨਹੀਂ ਓ ਮੰਨਣਾ ਇਟਸ ਓਕੇ ਤੇਰਾ ਹਰ ਨਖਰਾ ਮੇਰੀ ਚੁਸਤੀ ਦੀ ਨੋ